ਚੱਕ ਲੱਭ ਮੁਟਿਆਰੇ ਸੋਫੀ ਨਹੀਂ ਉਹ ਚੱਕ ਹੁੰਦਾ ਪੱਬ ਮੁਟਿਆਰੇ ਤੇਰੇ ਨਾਲ ਆ ਗਿਆ ਕਲੱਬ ਮੁਟਿਆਰੇ ਸੋਫੀ ਨਹੀਂ ਉਹ ਚੱਕ ਹੁੰਦਾ ਪੱਬ ਮੁਟਿਆਰੇ ਆਖੇ ਜੇ ਤੂੰ ਮੈਨੂੰ ਕਿਹੜੀ ਗੱਲੋਂ ਸੈਡ ਜੇ ਤੂੰ